ਕਿਤੇ ਸਟਾਟ ਮੇਰਾ ਯਾਮਾ ਨੀ ਹੋਰ ਦੱਸ ਕੀ ਬਾਲਦੀ ਪਾਲੀ ਜੀਨ ਪਰ ਰੱਖਤਾ ਪਜਾਮਾ ਓ ਪਾਲੀ ਜੀਨ ਪਰ ਰੱਖਤਾ ਪਜਾਮਾ ਨੀ ਹੋਰ ਦੱਸ ਕੀ ਬਾਲਦੀ ਅੱਧੀ ਕਿਤੇ ਸਟਾਟ ਮੇਰਾ ਯਾਮਾ ਨੀ ਹੋਰ ਦੱਸ ਕੀ ਬਾਲਦੀ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਕਿਤੇ ਜਾਣਾ ਹੋਵੇ ਉਹੀ ਰਾਹ ਹੁੰਦਾ ਸੀ ਉਹਦੀ ਗਲੀ ਜਾਣ ਦਾ ਤਾਂ ਚਾਹ ਹੁੰਦਾ ਸੀ ਕਿਤੇ ਜਾਣਾ ਹੋਵੇ ਉਹੀ ਰਾਹ ਹੁੰਦਾ ਸੀ ਅੱਜ ਉਹੀ ਗਲੀ ਸਰਹੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਜਿਨ੍ਹਾਂ ਅੱਖਾਂ ਵਿੱਚ ਸੀ ਪਿਆਰ ਦਿਸਿਆ ਅੱਜ ਖੌਰੇ ਕਾਤੋਂ ਤਕਰਾਰ ਦਿਸਿਆ ਸੀ ਪਿਆਰ ਦਿਸਿਆ ਅੱਜ ਖੋਰੇ ਕਾਤੋਂ ਤਕਰਾਰ ਦਿਸਿਆ ਸਾਡੀ ਤਾਂ ਉਮੀਦ ਅੱਧੋ ਅੱਧ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀਏ ਜੀ ਹੱਦ ਹੋ ਗਈ ਹਾਏ ਸੋਚਦੀ ਹੋ ਸ਼ਾਇਦ ਸਰਤਾਜ ਤੈਨੂੰ ਲੋਚਦੀ ਹੋ ਖੋਰੇ ਬੂਹੇ ਓਲੇ ਖੜੀ ਸੋਚਦੀ ਹੋ ਸ਼ਾਇਦ ਸਰਤਾਜ ਤੈਨੂੰ ਲੋਚਦੀ ਹੋ ਵੇਖ ਲਓ ਉਮੀਦ ਫੇਰ ਸੱਦ ਹੋ ਗਈ ਜੇ ਚੁੱਪ ਕਿੱਦਾਂ ਬੈਠੀ ਐ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਚੁੱਪ ਚੁੱਪ ਕਿੱਦਾਂ ਬੈਠ ਬੈਠ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ ਆਖਰੀ ਅਪੀਲ ਸਾਡੀ ਰੱਦ ਹੋ ਗਈ ਚੁੱਪ ਕਿੱਦਾਂ ਬੈਠੀ ਇਹ ਜੀ ਹੱਦ ਹੋ ਗਈ